The Beer Mad is back. Gone yada yada. Deep John Doe, DJ Goddess, Gorilla War, baby. Yara da na yar millo ai da vi star ni. Jat ka da ne ra de si Escobar ni. Yara da na yar millo ai da vi star ni. ਕਾਦਾ ਨੇਰਾ ਦੇ ਸੀ ਐਸ ਕੁਵਾਰ ਨਹੀਂ ਮੰਗੇ ਮੈਂ ਪੁਣਾ ਦੇ ਸ਼ੌਂਕੀ ਦੂਰੋਂ ਦੂਰੋਂ ਜਾਂਦੇ ਪੌਂਕੀ ਜਿਹੜੇ ਜਿਹੜੇ ਲੋਕ ਸੜਦੇ ਪਰ ਭਰਨੇ ਨੀ ਸੌਖੇ ਬਿੱਲੋ ਜੜਨੇ ਨੀ ਸੌਖੇ ਜਿੱਤੇ ਮਿੱਤਰਾਂ ਨੇ ਕੋਕੇ ਜੜਤੇ ਹਾਏ ਨੀ ਸਿੱਕਾ ਚੱਲਦਾ ਏ ਪੂਰਾ ਬਾਰ ਨਹੀਂ ਤੇਰੇ ਦਿਨ ਜੱਟ ਨੂੰ ਪਿਆਰੇ ਯਾਰ ਨਹੀਂ ਚੱਕ ਨੀ ਹੋਣਾ ਗਰੰਸ ਲਾ ਕੇ ਨਿਕਲੇ ਮੁੰਡਿਆਂ ਤੇ ਚੱਲ ਪੀ ਗਰੀ ਲਾਵਾ ਥੋੜੀ ਗੋਰੀਏ ਮਿੱਠੇ ਮਿੱਠੇ ਥੋੜੇ ਆਉਂਦੇ ਵਾਰ ਵਾਰ ਨੀ ਹਾਏ ਨੀ ਸਿੱਕਾ ਚੱਲਦਾ ਏ ਪੂਰਾ ਬਾਰ ਨੀ ਤੇਰੇ ਜਿੰਨੇ ਜੱਟ ਨੂੰ ਪਿਆਰੇ ਯਾਰ ਨੀ ਚੱਕ ਨੀ ਫੜਾ ਕੇ ਰੰਸ ਲਾ ਕੇ ਨਿਕਲੇ ਮੁੰਡਿਆਂ ਤੇ ਚੱਲ ਪੀ ਗਰੀ ਲਾ ਵਾਰ ਨੀ ਹਾਂ ਬਈ ਬਿਜਲੀ ਬੋਰਡ ਕੌਣ ਜਿੱਤਿਆ ਫਿਰ ਗਰੀਲਾ ਵਾਰ ਗੋਂਡਿਆਂ ਨੇ ਆਲਾ ਸਦਕੇ ਤੇਰੇ ਇੱਥੇ ਰੱਖ ਚਲਾ ਫਿਰ ਘਰੇ ਚੱਲੀਏ।